ਕਰਜਾ ਤਨੀ ਆਗੇ ਬਤਾਵਾ ਕਾ ਬਈ ਸੇਜੀਆ ਪਸੂਤਲ ਰੋਹਨੀ ਅੰਚਨਾ ਔੜ ਕੇ ਸੇਜੀਆ ਪਸੂਤਲ ਰੋਹਨੀ ਸੇਜੀਆ ਪਸੂਤਲ ਰੋਹਨੀ ਅੰਚਨਾ ਔੜ ਕੇ ਸੇਜੀਆ ਪਸੂਤਲ ਰੋਹਨੀ ਅੰਚਨਾ ਔੜ ਕੇ ਸਈਆ ਸਹਾੜੀ ਸੇ ਸਈਆ ਸਹਾੜੀ ਸੇ ਛਾਨ ਤੇ ਰਸ साड़ी से छानब तो हर गोड़ हो कलाई मरोड़ के ऐसन कह दब बिछौना देबू कोड़ हो कलाई मरोड़ के।